ਛੱਲੇ ਉੱਤੇ ਬਿੱਲੋ ਤੇਰਾ ਨਾਂ ਲਿਖਿਆ ਸੀ ਮੁੰਡਾ ਸੀਗੇ ਤੇ ਸੋਹਣੀਏ ਤੇਰੇ ਉੱਤੇ ਮਰ ਜਾਏ ਤਾਂ ਲਿਖਿਆ ਸੀ ਮੁੰਡਾ ਤੇਰੇ ਤੇ ਸੋਹਣੀਏ ਤੇਰੇ ਉੱਤੇ ਮਰ ਜਾਏ ਤਾਂ ਲਿਖਿਆ ਸੀ ਮੁੰਡਾ ਤੇਰੇ ਤੇ ਸੋਹਣੀਏ ਕੱਢ ਲੈ ਸੀਨੇ ਚੋਂ ਤੇਰੇ ਪਿੱਛੇ ਖੜਕੂ ਗੰਡਾਸੀ ਜੱਟ ਦੀ ਨੀ।